ਪੱਟਦੇ ਨੀ ਸਾਰੇ ਮੇਰੇ ਟਾਉਂ ਦੇ ਕੋਈ ਕੰਮ ਉੱਤੇ ਜਾਵੇ ਨਾ ਰੋਟੀ ਪਾਣੀ ਖਾਵੇ ਨਾ ਗੋਰੀ ਗੋਰੀ ਕੁੜੀਆਂ ਨੂੰ ਕੋਈ ਮੂੰਹ ਲਾਵੇ ਨਾ ਕੰਮ ਉੱਤੇ ਜਾਵੇ ਨਾ ਰੋਟੀ ਪਾਣੀ ਖਾਵੇ ਨਾ ਵੈਸੇ